ਰਾਤ ਅੱਗ ਵਿੱਚ ਸੁੱਟਣੇ ਦੀ ਯਾਦਾਂ ਦੇ ਬਾਗਾਂ ਚੋਂ ਹਰ ਬੂਟਾ ਪੁੱਟਣੇ ਦੀ ਕੋਸ਼ਿਸ਼ ਕੀਤੀ ਤੇਰੇ ਖੱਤ ਅੱਗ ਵਿੱਚ ਸੁੱਟਣੇ ਦੀ ਯਾਦਾਂ ਦੀਆਂ ਬਾਗਾਂ ਚੋਂ For more entertainment, log on and subscribe to www.youtube.com/venus.